होवै कितै परथाए। ओए अमृत भरे भरपूर है, ओना तिल ना तमाए। गुणकारी गुण संगर अवरा उपदेशेन, सेवड भागी जे ओना मिल रहे, अनदिन नाम लयेन। देसी रिजक संभाहे, जिन उपाई मेदनी। एको है दातार सच्चा आप धनी, सो सच तेरे नाल है गुरमुख नदर निहाल। आपे बख्शे मेल लए, सो प्रभ सदा संभाल। मन मैला सच निर्मला, क्यों कर मिलिया जाए। प्रभ मेले ता मिल रहे, हो मैं शब्द जलाए। सो सहो सच्चा विसरै, त्रिग जीवन संसार। नदर करे ना विसरै, गुरमती विचार। सतगुर मिले ता मिल रहा, सच रखा उरतार। मिलिया होए न विछुड़ै, गुर कहे प्यार। पिरसा लाही अपना, गुर कै शब्द विचार। मिल प्रीतम सुख पाया, शोभावंती नार। मन मुख मानत न जाइय, आत्मेल चित कठोर। मन मुख मानत न जाइय, आत्मेल चित कठोर। सपै दुध पियाई, अंदर विस निकोर। आप करे किसे आकिया, आपे बख्शन हार। गुर शब्दी मैल उतरै, तां सच बनिया सीगार। सच्चा शाह सच्चे बन जारे, उथे कूड़े ना टिकान। ओना सच न पावई, दुखी माहे पचान। हो मैं मैला जग फिरै, मर जम्मै वारो वार। पया किरत कमावना, कोई न मेटन हार। संता संगत मिल रहा, ता सच लगे त्यार। सच तला ही सच मान, दर सच्चा सच्यार। गुरपुर पूरी मत है, अहनित नाम त्याए। हौ मैं मेरा वड रोग है, विचों ठाक रहाए। गुरसाला ही अपना, निव निव लागा पाए। तन मन सौपी आगै धरी, विचों आप गवाए। ਕਿੰਚੋ ਤਾਣ ਵੀ ਗੁੱਚੀ ਐ ਏਕ ਸਿਉਂ ਲਿਵਲਾਏ ਹਉਮੈ ਮੇਰਾ ਛੱਡ ਤੂੰ ਤਾਂ ਸੱਚ ਰਹਿ ਸਮਾਏ ਸਤਿਗੁਰ ਨੂੰ ਮਿਲੇ ਸੇ ਭਾਏ ਰਾ ਸੱਚੇ ਸ਼ਬਦ ਲਗਨ ਸੱਚ ਮਿਲੇ ਸੇ ਨਾ ਵਿਛੁੜੈ ਦਰ ਸੱਚੈ ਦਿਸਨ ਸੇ ਭਾਈ ਸੇ ਸੱਜਣਾ ਜੋ ਸੱਚਾ ਸੇਵਨ ਅਵਗਣ ਵਿਕਣ ਪਲਰਨ ਗੁਣ ਕੀ ਸਾਜ ਕਰਨ ਗੁਣ ਕੀ ਸਾਜ ਸੁਖੀ ਉਪਜੈ ਸੱਚੀ ਭਗਤ ਕਰੇਨ ਸੱਚ ਵਣੰਜਹਿ ਗੁਰ ਸ਼ਬਦ ਸਿਓ ਲਾ ਨਾਮ ਲਏਨ ਸੋਇਨਾ ਰੂਪਾ ਪਾਪ ਕਰ ਕਰ ਸੰਚੀਐ ਚੱਲੈ ਨਾ ਚੱਲਦਿਆਂ ਨਾਲ ਮਿਣ ਨਾਵੈ ਨਾਲ ਨ ਚੱਲ ਸੀ ਸਭ ਮੁੱਠੀ ਜਮਕਾਲ ਮਨ ਕਾ ਤੋਸਾ ਹਰ ਨਾਮ ਹੈ ਹਿਰਦੈ ਰੱਖੋ ਸੰਭਾਲ ਇਹੋ ਖਰਚ ਖੁੱਟ ਹੈ ਗੁਰਮੁਖ ਨਿਭੈ ਨਾਲ ਇਹ ਮਨ ਮੂਲ ਹੋਂ ਭੁੱਲਿਆ ਜਸਹਿ ਪਤ ਗਵਾਏ ਇਹ ਜਗਤ ਮੋਹਿ ਦੂਜੈ ਵਿਆਪਿਆ ਗੁਰਮਤੀ ਸੱਚ ਧਿਆਏ ਹਰ ਕੀ ਕੀਮਤ ਨਾ ਪਵੈ ਹਰ ਜਸ ਲਿਖਣ ਨਾ ਜਾਏ ਗੁਰ ਕੈ ਸ਼ਬਦ ਮਨ ਤਨ ਰਪੈ ਹਰ ਸਿਉਂ ਰਹਿ ਸਮਾਏ ਸੋ ਸਹੁ ਮੇਰਾ ਰੰਗੁਲਾ ਰੰਗੀ ਸਹਿਜ ਸੁਭਾਏ ਕਾਮਣ ਰੰਗ ਤਾਂ ਚੜੈ ਜਾਂ ਤਿਰਕੈ ਅੰਕ ਸਮਾਏ ਕਿਰੀ ਵਿਸ਼ੁਨੇ ਧੀ ਮਿਲਨ ਜੋ ਸਤਿਗੁਰ ਸੇਵਨ ਅੰਤਰ ਨਵ ਨਿਜ ਨਾਮ ਹੈ ਖਾਨ ਖਰਚਨ ਨਾ ਨਿਖੁਟਈ ਹਰ ਗੁਣ ਸਹਿਜ ਰਵਾਨ ਨਾ ਓਏ ਜਨਮੈ ਨਾ ਮਰੈ ਨਾ ਏ ਦੁਖ ਸਹਨ ਗੁਰ ਰਾਖੀ ਸੀ ਉਬਰੇ ਹਰ ਸਿਉਂ ਕੇਲ ਕਰਨ ਸੱਜਣ ਮਿਲੇ ਨਾ ਵਿਛੁੜੈ ਜੇ ਅਨਦਿਨ ਮਿਲੇ ਰਹਨ ਇਸ ਜਗ ਮਹਿ ਵਿਰਲੇ ਜਾਣੀਐ ਨਾਨਕ ਸੱਚ ਲਹਨ ਸੱਜਣ ਮਿਲੇ ਨਾ ਵਿਛੁੜੈ ਜੇ ਅਨਦਿਨ ਮਿਲੇ ਰਹਨ ਇਸ ਜਗ ਮਹਿ ਵਿਰਲੇ ਜਾਣੀਐ ਨਾਨਕ ਸੱਚ ਲਹਨ।